ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਤੇਰਵਾ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਜਰ ਵਸਤਰ ਅਪਰਨ ਕੀਨੇ ਉਡੀਨੇ ਕਾਬ ਕਾਰਿਆਵਰੀ ਕਜਰ ਵਸਤਰ ਅਪਰਨ ਕੀਨੇ ਉਡੀਨੇ ਕਬ ਕਾਰਿਆਵਰੀ ਸੁਹਾਗਨ ਚਰਨ ਸੀਸ ਧਾਰ ਲਾਲਨ ਮੋਹ ਮਿਲਾਵਾ ਕਬ ਘਰ ਆਵਰੀ ਸੁਨਾ ਸਹੇਰੀ ਮਿਲਨ ਬਾਤ ਕਹਾ ਸਾਗਰ ਅਹੰ ਮਿਟਾਵਾ ਤਾ ਘਰ ਹੀ ਲਾਲਨ ਪਾਵਾ ਤਾਵ ਰਸ ਮੰਗਲ ਗੁਣ ਗਾਵਾ ਆਨੰਦ ਰੂਪ ਧਿਆਵਾ ਨਾਨਕ ਦੁਆਰ ਆਇਓ ਮੋਹਨ ਰੂਪ ਦਿਖਾਵੈ ਆਵ ਮੋਹ ਨੀਂਦ ਸੁਹਾਵੈ ਸਭ ਮੇਰੀ ਤਿੱਖਾ ਬੁਝਾਨੀ ਆਵ ਮੈਂ ਸਹਿਜ ਸਮਾਨੀ ਮਿੱਠੀ رہے کہانی موہن لالن پائری سب میری خواب جانی اب میں سہج سمانی میٹھی تیرے کہانی موہن لالن پائری راگ بلاول محلہ پنجواں کار تیرواں پڑتال ایک اوہکار سات گور پرساد موہن نیند نہ آوے ہاوے ہار کجر وستر اپرن کینے اڈینی اڈینی اڈینی کب کر آوے ری